ਉਸਤਾਜੀ ਉਸਤਾਜੀ ਉਹ ਦੇਖੋ ਸੈਕਿੰਡ ਹੈਂਡ ਭਾਬੀ ਤੁਰੀ ਆ ਰਹੀ ਆ ਆਪਣੇ ਲੜੂ ਜੇ ਬਲੈਤੀਏ ਨਾਲ। ਬਲਰਾਜ ਕਿਉਂ ਦਾਰੂ ਪੀ ਪੀ ਕੇ ਆਪਣਾ ਬੁਰਾ ਹਾਲ ਕਰੀ ਜਾ ਰਿਹਾ? ਯਾਰ ਤੂੰ ਕਿਉਂ ਇਸ ਦੇਸੀ ਜੇ ਸ਼ਰਾਬੀ ਦੇ ਮੂੰਹ ਲੱਗ ਰਹੀ ਹੈ? ਚੱਲ ਆਪਾਂ ਚੱਲੀਏ। ਬਾਈ ਦੇਸੀ ਕਹਿਗੀ ਮੈਨੂੰ ਦਾਰੂ ਪੀਣ ਤੋਂ ਰੋਕੇ ਨਹੀਂ, ਨਹੀਂ ਬਣਦਾ ਤੇਰਾ ਹੱਕ ਕੁੜੀਏ। ਜੇ ਹੁਣ ਲੋਕ ਸ਼ਰਾਬੀ ਕਹਿੰਦੇ ਨੇ ਇਹਦੇ ਪਿੱਛੇ ਤੇਰਾ ਹੱਥ ਕੁੜੀਏ। ਤਿੰਨ ਸਾਲਾਂ ਦਾ ਪਿਆਰ ਪਾ ਗਈ ਖੂਨੀ, ਵੀਜ਼ਾ ਲੱਗ ਗਿਆ ਕਰ ਗਈ ਤੂੰ ਠੂਰੀ। ਤਿੰਨ ਸਾਲਾਂ ਦਾ ਪਿਆਰ ਪਾ ਗਈ ਖੂਨੀ, ਵੀਜ਼ਾ ਲੱਗ ਗਿਆ ਕਰ ਗਈ ਤੂੰ ਠੂਰੀ। ਕਿਵੇਂ ਤੜਫੇ ਆ ਤੈਨੂੰ ਮੈਂ ਕੀ ਦੱਸਾਂ, ਵੈਰ ਨੇ ਨੀ ਬਸ ਗਾਲਾਂ ਗੂਲਾਂ ਕੱਢ ਗੁੱਸਾ ਮਾਰ ਮੂਰ ਲਿਆ। ਨੀ ਤੂੰ ਜਿਹੋ ਜੀ ਕਰੀ ਹੈ ਮੁੰਡਾ ਜ਼ਹਿਰ ਪੀ ਲਵੇ ਨੀ, ਮੈਂ ਤਾਂ ਫੇਰ ਵੀ ਸ਼ਰਾਬ ਪੀ ਕੇ ਤਾਰ ਦੂਰ ਲਿਆ। ਜਿਹੋ ਜੀ ਕਰੀਏ ਕੋਈ ਜ਼ਹਿਰ ਪੀ ਲਵੇ ਨੀ, ਮੈਂ ਤਾਂ ਫੇਰ ਵੀ ਸ਼ਰਾਬ ਪੀ ਕੇ ਤਾਰ ਦੂਰ ਲਿਆ। ਕਮਲਾ ਸੀ ਮੈਂ ਹੀ ਤੇਰੀ ਮੰਨੀ ਗਿਆ ਸੱਚ ਨੀ,